तेरा बर्थडे जो तू रीज ना मनाउना अगली बारी ते तेनू याद भी नहीं आउना। एहो तेरा बर्थडे जो तू रीज ना मनाउना अगली बारी ते तेनू याद भी नहीं आउना। फेल मिलनी नी किद्दां फेसबुक ते सेल्फियां पाया करेंगी। ਤਾਵੇਂ ਨਹੀਂ ਚੰਡੀਗੜ੍ਹ ਵੇਖਿਆ ਸਾਡਾ ਬਾਰਡਰ ਦੇ ਘੇਰਿਆਂ ਚ ਪਿੰਡਨੀ ਅਸੀਂ ਕੀ ਇਹ ਲੈਣਾ ਦੱਸ ਸਿੱਖ ਕੇ ਫੋਟੋ ਇੰਸਟਾ ਤੇ ਪਾਈ ਦੀ ਆ ਕਿੰਜਨੀ। ਅਸੀਂ ਕੀ ਇਹ ਲੈਣਾ ਦੱਸ ਸਿੱਖ ਕੇ ਫੋਟੋ ਇੰਸਟਾ ਤੇ ਪਾਈ ਦੀ ਆ ਕਿੰਜਨੀ। ਤੇਰੀ ਬੇਬੇ ਨਾ ਖੜਕ ਪੈਣੀ ਬੱਲੀਏ ਬੇਬੇ ਨਾ ਖੜਕ ਪੈਣੀ ਬੱਲੀਏ ਜਦੋਂ ਜੀ ਨਸ਼ੀਨ ਪਾਇਆ ਕਰੇਂਗੀ। ਮੋਟਰ ਤੇ ਲੱਗਦੀਆਂ ਰੌਣਕਾਂ ਜਾ ਚ ਜਾਣਦੇ ਆ ਯਾਰੀਆਂ ਪਗਾਉਣ ਦੀ। ਸਾਡੇ ਨਹੀਂ ਉਹ ਰੀਤ ਬਿੱਲੋ ਰਾਣੀਏ ਰੁੱਸੀ ਤੀਵੀਂ ਦੇ ਕੋਈ ਤਰਲੇ ਜੇ ਪਾਉਣ ਦੀ। ਸਾਡੇ ਨਹੀਂ ਉਹ ਰੀਤ ਬਿੱਲੋ ਰਾਣੀਏ ਰੁੱਸੀ ਤੀਵੀਂ ਦੇ ਕੋਈ ਤਰਲੇ ਜੇ ਪਾਉਣ ਦੀ। ਤੇਰੀ ਨੇ ਬਜ਼ੁਰ ਗਾਨੇ ਦੇਸੀ ਜੱਟ ਨਾ ਨੇ ਬਜ਼ੁਰ ਗਾਨੇ ਦੇਸੀ ਜੱਟ ਨਾ ਜੇ ਤੂੰ ਰੋਬ ਨਾ ਦਿਖਾਇਆ ਕਰੇਂਗੀ। ਰਾਹਾਂ ਵਿੱਚ ਪਲਕਾਂ ਵਿਛਾਏਂਗੀ ਮੈਂ ਵੀ ਪੈਰਾਂ ਥੱਲੇ ਤਲੀਆਂ ਤਰੂੰ। ਜੇ ਤੂੰ ਰੱਖੇਂਗੀ ਬਣਾ ਕੇ ਰਾਜਾ ਦਿਲ ਦਾ ਵਾਂਗ ਰਾਣੀਆਂ ਦੇ ਰੱਖਿਆ ਕਰੂੰ। ਜੇ ਤੂੰ ਰੱਖੇਂਗੀ ਬਣਾ ਕੇ ਰਾਜਾ ਦਿਲ ਦਾ ਵਾਂਗ ਰਾਣੀਆਂ ਦੇ ਰੱਖਿਆ ਕਰੂੰ। ਬਿੱਟੂ ਜੀ ਮੇਰਾ ਵਾਦਾ ਏ ਤੇਰੇ ਨਾਲ ਬਿੱਟੂ ਜੀ ਮੇਰਾ ਵਾਦਾ ਏ ਤੇਰੇ ਨਾਲ ਉਹ ਸਾਡੇ ਹੁੰਦਿਆਂ ਨਾ ਦੁੱਖ ਜਰੇਂਗੀ।